Guru Bohemia jadi di jawani tera gora gora rang ni gora gora rang kare mitran nu tang ni gori vini vich kali vang chhanke mitran di jaan te bane ਜਦੋਂ ਨਿਕਲੇ ਹਾਏ ਨੀ ਜਦੋਂ ਨਿਕਲੇ ਪਟੋਲਾ ਬਣ ਕੇ ਮਿੱਤਰਾਂ ਦੀ ਜਾਨ ਤੇ ਬਣੇ ਜਦੋਂ ਨਿਕਲੇ ਪਟੋਲਾ ਬਣ ਕੇ ਮਿੱਤਰਾਂ ਦੀ ਜਾਨ ਤੇ ਬਣੇ ਕਾਲਾ ਸੂਟ ਕਾਲਾ ਤਿਲ ਮੁਖੜੇ ਤੇ ਜੱਜਦਾ नजर ना लगे तेनू बचा के मिलो रखदा काला सूट काला तिल मुखड़े ते जचदा नजर ना लगे तेनू बचा के मिलो रखदा इशारे कर दे निगानी वाले मन के मित्रां दी जान ते बने जदों निकले हाय नी जदों निकले पटोला बन के जिवे अग विचों निकलदा वे शोला पैंदा रोला जदों बन के तू निकले पटोला सीना खोला लहू डोला तेनू दिल दियां गल्लां बोला करे जी मेरा पर सोनी मैं की तेरा लगदा बस जिवे तेरे ते अखां मैं सारी रात मुन रखदा हुण कुड़ियां नू लगदा मैं आदमी तेरा सुझा मैं जोगी दस्ता मैं अज भी तेरे ते अटका पर मैनू लगदा मिला साथ नहीं तेरा करदा हुण तेरे मेरे ते की राज तेरा मन्ना मैं सजदा वे तेनू सजदा करना साथ नहीं मेरा कश्मीर तो लेके पंजाब वे तू पट ले हुने मुल्तान दे तेरे काले सूट बांधे बंधन आई बनी मित्रा दी जानते गुगले दे वांगू तेरे लग दिए हाइप नी फेसबुक वांगू यो नू करदा मैं लाइक नी गुगले दे वांगू तेरे लग दिए हाइप नी ਟਣਕੇ ਮਿੱਤਰਾਂ ਦੀ ਜਾਨ ਤੇ ਬਣੇ ਜਦੋਂ ਨਿਕਲੇ ਹਾਏ ਨੀ ਜਦੋਂ ਨਿਕਲੇ ਪਟੋਲਾ ਬਣ ਕੇ ਮਿੱਤਰਾਂ ਦੀ ਜਾਨ ਤੇ ਬਣੇ ਜਦੋਂ ਨਿਕਲੇ ਪਟੋਲਾ ਬਣ ਕੇ ਮਿੱਤਰਾਂ ਦੀ ਜਾਨ ਤੇ ਬਣੇ ਜਿਵੇਂ ਅੱਗ ਵਿੱਚੋਂ ਨਿਕਲਦਾ ਵੇ ਸ਼ੋਲਾ ਪੈਂਦਾ ਰੋਲਾ ਜਦੋਂ ਬਣ ਕੇ ਤੂੰ ਨਿਕਲੇ ਪਟੋਲਾ ਜਿਵੇਂ ਅੱਗ ਵਿੱਚੋਂ ਨਿਕਲਦਾ ਵੇ ਸ਼ੋਲਾ ਪੈਂਦਾ ਰੋਲਾ ਜਦੋਂ ਬਣ ਕੇ ਤੂੰ ਨਿਕਲੇ ਪਟੋਲਾ ਜਿਵੇਂ ਅੱਗ ਵਿੱਚੋਂ ਨਿਕਲਦਾ ਵੇ ਸ਼ੋਲਾ ਪੈਂਦਾ ਰੋਲਾ ਜਦੋਂ ਬਣ ਕੇ ਤੂੰ ਨਿਕਲੇ ਪਟੋਲਾ ਜਿਵੇਂ ਅੱਗ ਵਿੱਚੋਂ ਨਿਕਲਦਾ ਵੇ ਸ਼ੋਲਾ ਪੈਂਦਾ ਰੋਲਾ ਜਦੋਂ ਬਣ ਕੇ ਤੂੰ ਨਿਕਲੇ ਪਟੋਲਾ